ਨਹੀਂ ਹੋ ਗਈ ਗੱਲ ਪੱਕੀ ਕੱਤੇ ਦੇ ਮਹੀਨੇ ਡੇਟ ਰੱਖ ਲਿਆ ਪਤੀ ਪਾਲਿਆ ਵਿਚੋਲਾ ਹੈ ਨਹੀਂ ਹੋ ਗਈ ਗੱਲ ਪੱਕੀ ਕੱਤੇ ਦੇ ਮਹੀਨੇ ਡੇਟ ਰੱਖ ਲਿਆ ਪਤੀ ਨਵੇਂ ਫਿਰਦੇ ਖਰੀਦਦੇ ਆ ਚਾਦਰੇ ਫਿਰਦੇ ਖਰੀਦਦੇ ਆ ਚਾਦਰੇ ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰ ਲਾਣਾ ਨੀ ਚੜਦੇ ਸਿਆਲ ਤੈਨੂੰ ਮਿੱਠੀਏ ਵੱਜਦੇ ਤੂੰ ਬੈਂਡ ਵੇਖੀ ਹੁੰਦੇ ਕਿਵੇਂ ਫੈਰਨੀ ਯਾਰਾਂ ਬੇਲੀਆਂ ਦੇ ਪੁੰਜ ਲੱਗਣੇ ਨਾ ਪੈਰਨੀ ਵੱਜਦੇ ਤੂੰ ਬੈਂਡ ਵੇਖੀ ਹੁੰਦੇ ਕਿਵੇਂ ਫੈਰਨੀ ਯਾਰਾਂ ਬੇਲੀਆਂ ਦੇ ਪੁੰਜ ਲੱਗਣੇ ਨਾ ਪੈਰਨੀ ਮੰਜੇ ਜੋੜ ਕੇ ਸਪੀਕਰ ਨੇ ਲੱਗਣੇ ਜੋੜ ਕੇ ਸਪੀਕਰ ਨੇ ਲੱਗਣੇ ਵੱਜੂ ਵੀ ਭਰਨ ਜੀਤ ਵਾਲਾ ਗਾਣਾ ਨੀ ਚੜਦੇ ਸਿਆਲ ਤੈਨੂੰ ਮਿੱਠੀਏ ਬਾਪੂ ਨੇ ਵਿਦੇਸੀ ਵਾਲੇ ਝਾੜ ਤੇ ਡਰੰਮ ਨੇ ਸਾਰੀ ਹੀ ਹਵੇਲੀ ਵਿੱਚ ਹੋਈ ਜਾਂਦੇ ਕੰਮ ਨੇ ਫੁੱਫੜ ਤੇ ਮਾਸੜ ਨੇ ਰੱਜ ਕੇ ਫੁੱਫੜ ਤੇ ਮਾਸੜ ਨੇ ਰੱਜ ਕੇ ਦੇਖੀ ਖਾਰੂ ਵੀ ਸਟੇਜ ਉੱਤੇ ਪਾਣਾ ਨੀ ਚੜਦੇ ਸਿਆਲ ਤੈਨੂੰ ਮਿੱਠੀਏ ਵਾਰੂ ਬੇਬੇ ਪਾਣੀ ਪਿੰਡ ਰੱਖੜੀ ਚ ਸਿਰ ਤੋਂ ਹੋ ਗਈ ਅੱਖ ਵੈਸ਼ ਪੂਰੀ ਜੱਟ ਦੀ ਸੀ ਚਿਰ ਤੋਂ ਲਾ ਕੇ ਪੈਗ ਵੇਖੀ ਹੋ ਜੂ ਕਮਲਾ ਲਾ ਕੇ ਪੈਗ ਵੇਖੀ ਹੋ ਜੂ ਕਮਲਾ ਜਿਹੜਾ ਬਣਦਾ ਪ੍ਰਿੰਸ ਸਿਆਣਾ ਨੀ ਚੜਦੇ ਸਿਆਲ ਤੈਨੂੰ ਮਿੱਠੀਏ